ਭੁੱਲ ਮੈਨੂੰ ਗਿਆ ਜੱਗ ਚਾਹੀਦਾ ਸੀ ਜੋ ਵੀ ਮਿਲ ਗਿਆ ਮੈਨੂੰ ਸਭ ਭੁੱਲ ਗਿਆ ਰੱਬ ਭੁੱਲ ਮੈਨੂੰ ਗਿਆ ਜੱਗ ਚਾਹੀਦਾ ਸੀ ਜੋ ਵੀ ਮਿਲ ਗਿਆ ਮੈਨੂੰ ਸਭ ਮੇਰੀ ਲੇਖੀ ਪੈਰ ਪਾ ਦੇ ਮੇਰੀ ਚੋਲੀ ਖੈਰ ਪਾ ਦੇ ਕਰੀ ਮਿਹਰਬਾਨੀ ਹੁਣੇ ਆਪਣੇ ਗੁਲਾਮ ਤੇ ਮੈਨੂੰ ਗਿਆ ਜੱਗ ਚਾਹੀਦਾ ਸੀ ਜੋ ਵੀ ਮੈਨੂੰ ਮਿਲ ਗਿਆ ਸਭ ਹਜ਼ੂਰ ਕੱਲੀ ਕੱਲੀ ਮਨਜ਼ੂਰ ਅਸੀਂ ਲਿਖ ਦਿੱਤੀ ਹਾਂ ਤੇਰੇ ਪਿਆਰ ਦੇ ਪੈਗਾਮ ਤੇ ਭੁੱਲ ਗਿਆ ਰੱਬ ਭੁੱਲ ਮੈਨੂੰ ਗਿਆ ਜੱਗ ਚਾਹੀਦਾ ਸੀ ਜੋ ਵੀ ਮੈਨੂੰ ਮਿਲ ਗਿਆ ਸਭ ਦੇਖ ਲੈਣਾ ਮੁੱਖ ਮੇਰੇ ਤੋੜ ਦਿੰਦਾ ਦੁੱਖ ਹੁਣ ਕਿਰ ਪਾਏ ਤੇਰੀ ਮੇਰੇ ਦਿਲ ਦੇ ਆਰਾਮ ਤੇ ਭੁੱਲ ਗਿਆ ਰੱਬ ਭੁੱਲ ਮੈਨੂੰ ਗਿਆ ਜੱਗ ਚਾਹੀਦਾ ਸੀ ਜੋ ਵੀ ਮੈਨੂੰ ਮਿਲ ਗਿਆ।